ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ ਸੀ ਪਹਿਲਾਂ ਤਾਂ ਕੁੜੀ ਨੇ ਲੁਧਿਆਣਾ ਵੀ ਨਹੀਂ ਟੱਪਿਆ ਪੁੱਛੇ ਤੇ ਨਾ ਕਾਰੋਬਾਰ ਪੈਰ ਵੀ ਨਹੀਂ ਰੱਖਿਆ ਜਦੋਂ ਦੀ ਮੈਡਮ ਜੀ ਸ਼ਹਿਰ ਵਿੱਚ ਆਈ ਬਸ ਪਾਰਟੀ ਦੀਆਂ ਗੱਲਾਂ ਕਰਦੀ ਰਹਿੰਦੀ ਏ ਕੁੜੀ ਸੈਟਰਡੇ ਕਰਦੀ ਰਹਿੰਦੀ ਏ ਕੁੜੀ ਸੈਟਰਡੇ ਕਰਦੀ ਰਹਿੰਦੀ ਏ कॉम्प्लीमेंट्री शॉट्स भी दे दो इसको इसको गाड़ी चाहिए लंबी इसमें म्यूजिक चाहिए लाउड ये जाती महंगे क्लब में जहां होता डंका क्राउड लुधियाने से आई लड़की यूनिवर्सिटी पढ़ती है कहती तो है स्टूडेंट है बट आई डाउट मुंडे आंदे बल्ले नी तू छड्डे आनी कक जदों संडे मंडे करे तेरा छुट्टे खांदा लक आती होंडा में ऑडी में जाती तू खिसक चौबी घंटे फीवर तेनु चढ़िया लभदा रोज राती सोनी सोनी कुड़िया नु लभदा ਮੁੰਡਿਆਂ ਨੂੰ ਆਪਣਾ ਬੀਬੀ ਭਿੰਨ ਵੰਡਦੀ ਮੁੰਡਿਆਂ ਨੂੰ ਆਪਣਾ ਬੀਬੀ ਭਿੰਨ ਵੰਡਦੀ ਮਿੰਨੀ ਸਕਰਟ ਪਾਵੇ ਪੋਰਾ ਫਿਕਰ ਨਾ ਠੰਡਦੀ ਪਿੰਡ ਵਿੱਚ ਬੇਬੇ ਬੇਬੇ ਕਰਦੀ ਹੁੰਦੀ ਸੀ ਨੀ ਤੂੰ ਸ਼ਹਿਰ ਆ ਕੇ ਬੇਬੀ ਬੇਬੀ ਕਰਦੀ ਰਹਿੰਦੀ ਏ ਕੁੜੀ ਸੈਟਰਡੇ ਸੈਟਰਡੇ ਕਰਦੀ ਰਹਿੰਦੀ ਏ ਕੁੜੀ ਸੈਟਰਡੇ ਸੈਟਰਡੇ ਕਰਦੀ ਰਹਿੰਦੀ ਏ Saturday.